ਕੇ ਸੰਸਾਰ ਉੱਤੇ ਲੱਗਦਾ ਏ ਸਾਰਾ ਹੀ ਜਹਾਂ ਵਿਕ ਗਿਆ। ਮੰਜ਼ਿਲ ਦੇ ਉੱਤੇ ਕਿਵੇਂ ਪਹੁੰਚਣ ਅਗੇ ਰਾਹੀ, ਜਦ ਮੰਜ਼ਿਲਾਂ ਨੂੰ ਜਾਂਦਾ ਹੋਇਆ ਰਾਹ ਵਿਕ ਗਿਆ। ਫਸੇ ਮਾਝ ਦਾ